ਜੇ ਮੈਂ ਹੁੰਦਾ ਤੋਤਾ ਤੇ ਤੂੰ ਮੈਨਾ ਸੋਹਣੀਏ ਨੀ ਆਪਾਂ ਬੜੇ ਖੁਸ਼ ਰਹਿਣਾ ਸੀ ਜੇ ਮੈਂ ਹੁੰਦਾ ਤੋਤਾ ਤੇ ਤੂੰ ਮੈਨਾ ਸੋਹਣੀਏ ਨੀ ਆਪਾਂ ਬੜੇ ਖੁਸ਼ ਰਹਿਣਾ ਸੀ ਜੇ ਮੈਂ ਹੁੰਦਾ ਤੋਤਾ ਤੇ ਤੂੰ ਮੈਨਾ ਸੋਹਣੀਏ ਨੀ ਆਪਾਂ ਬੜੇ ਖੁਸ਼ ਰਹਿਣਾ ਸੀ ਤੇਰੇ ਮੇਰੇ ਪਿਆਰ ਤੇ ਪਾਬੰਦੀ ਹੁੰਦੀ ਨਾ ਤੇਰੇ ਮੇਰੇ ਪਿਆਰ ਤੇ ਪਾਬੰਦੀ ਹੁੰਦੀ ਨਾ ਨੀ ਇੱਕੋ ਟਾਣੀ ਉੱਤੇ ਬਹਿਣਾ ਸੀ ਜੇ ਮੈਂ ਹੁੰਦਾ ਤੋਤਾ ਤੇ ਤੂੰ ਮੈਨਾ ਸੋਹਣੀਏ ਨੀ ਆਪਾਂ ਬੜੇ ਖੁਸ਼ ਰਹਿਣਾ ਸੀ ਹਵਾ ਵਿੱਚ ਆਪਾਂ ਸੁਪਨੇ ਸਜਾਉਣੇ ਸੀ ਨਾ ਹੀ ਪੱਲੇ ਪੱਥਰਾਂ ਦੇ ਘਰ ਇਹ ਹੋਣੇ ਸੀ ਖੁੱਲੀ ਹਵਾ ਵਿੱਚ ਆਪਾਂ ਸੁਪਨੇ ਸਜਾਉਣੇ ਸੀ ਨਾ ਹੀ ਪੱਲੇ ਪੱਥਰਾਂ ਦੇ ਘਰ ਇਹ ਹੋਣੇ ਸੀ ਪੱਥਰਾਂ ਜੇ ਲੋਕਾਂ ਹੱਥੋਂ ਸਾਡਿਆਂ ਨੇ ਪੱਥਰਾਂ ਜੇ ਲੋਕਾਂ ਹੱਥੋਂ ਦਿਲਾਂ ਸਾਡਿਆਂ ਨੇ ਇੰਨਾ ਜ਼ੁਲਮ ਨਾ ਸਹਿਣਾ ਸੀ ਜੇ ਮੈਂ ਹੁੰਦਾ ਤੋਤਾ ਤੇ ਤੂੰ ਮੈਂ ਨਾ ਸੋਹਣੀਏ ਨੀ ਆਪਾਂ ਬੜੇ ਖੁਸ਼ ਰਹਿਣਾ ਸੀ ਫਰਜ਼ਾਂ ਦਾ ਸ਼ੀਸ਼ਾ ਕਰ ਸਕਿਆ ਨਾ ਚੂਰ ਨੀ ਹੋਇਆ ਮਜਬੂਰ ਤੇਰਾ ਮੰਗਲ ਹਠੂਰ ਨੀ ਫਰਜ਼ਾਂ ਦਾ ਸ਼ੀਸ਼ਾ ਕਰ ਸਕਿਆ ਨਾ ਚੂਰ ਨੀ ਹੋਇਆ ਮਜਬੂਰ ਤੇਰਾ ਮੰਗਲ ਹਠੂਰ ਨੀ ਲੇਖਾਂ ਵਿੱਚ ਹੋਇਆ ਵਿੱਚ ਹੋਇਆ ਤਾਂ ਜ਼ਰੂਰ ਮਿਲਾਂਗੇ ਨੀ ਇਹੀ ਜਾਂਦੀ ਵਾਰੀ ਕਹਿਣਾ ਸੀ ਜੇ ਮੈਂ ਹੁੰਦਾ ਤੋਤਾ ਤੇ ਤੂੰ ਮੈਂ ਨਾ ਸੋਹਣੀਏ ਨੀ ਆਪਾਂ ਬੜੇ ਖੁਸ਼ ਰਹਿਣਾ ਸੀ ਜੇ ਮੈਂ ਹੁੰਦਾ ਤੋਤਾ